ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਪੰਜਵਾ। ਅੰਗੀਕਾਰ ਕੀਆ ਪ੍ਰਭ ਆਪਣੈ, ਬੈਰੀ ਸਗਲੇ ਸਾਧੇ, ਜਿਨ ਬੈਰੀ ਹੈ ਇਹੋ ਜਗ ਲੂਟਿਆ, ਤੇ ਬੈਰੀ ਲੈ ਵਧੇ।